ਕਥਾ ਬੋਲ ਤੂੰ ਸਪਨਾ ਦਾ ਸਤਿਕਾਰ ਕਰ ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਮੁੱਖ ਤੋਂ ਮਿੱਠਾ ਬੋਲ ਤੂੰ ਕੰਨ ਲਗਾ ਕੇ ਸੁਣ ਮਨਾ ਇਹ ਵਹਿੰਦੇ ਪਾਣੀ ਨਦੀਆਂ ਦੇ ਉਸੇ ਦੀ ਛੇੜਨ ਤੁਨ ਮਨਾ ਜੋ ਕਣ ਕਣ ਦੇ ਵਿੱਚ ਵਸਦਾ ਏ ਤੂੰ ਸਭ ਚੋਂ ਉਸਦਾ ਦੀਦਾਰ ਕਰ ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਮੁੱਖ ਤੋਂ ਮਿੱਠਾ ਬੋਲ ਤੂੰਫੁੱਲਾਂ ਤੋਂ ਜੋ ਵਿੱਚ ਉਜਾੜਾ ਹੱਸਦੇ ਨੇ ਕਿਉਂ ਉੱਚੇ ਵੇਖ ਕੇ ਤੁਰਦਾ ਏ ਕਈ ਤੈਤੋਂ ਨੀਵੇਂ ਵਸਦੇ ਨੇ ਨਫ਼ਰਤ ਨੂੰ ਦਿਲੋਂ ਮਿਟਾ ਕੇ ਤੂੰ ਬਸ ਪਿਆਰ ਦਾ ਇਜ਼ਹਾਰ ਕਰ ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਮੁੱਖ ਤੋਂ ਮਿੱਠਾ ਬੋਲ ਤੂੰ ਮੁੱਖ ਤੋਂ ਮਿੱਠਾ ਬੋਲ ਤੂੰ ਮੁੱਖ ਤੋਂ ਮਿੱਠਾ ਬੋਲ ਤੂੰ